ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਆ ਤੋਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਾਣ ਤੁਧ ਰਾਖ ਲਈ ਹਰ ਜੀਆ ਹਰਨ ਆਖਸ ਮਾਰ ਬਚਾਇ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਆ ਮਨਮੁਖ ਧਰਮ ਕੁਲਾ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਆ ਤੋਰ ਤੂੰ ਰੱਖਦਾ ਪ੍ਰਹਿਲਾਦ ਜਨ ਤੁਧ ਰੱਖ ਲਈ ਹਰ ਜੀਆ ਹਰਨ ਆਖਸ ਮਾਰ ਪਚਾ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਆ ਮਾਨਮੁਖ ਧਰਮ ਕੁਲਾ ਹਰ ਜੀ ਇਹ ਤੁਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸ਼ਰਨ ਆਈ ਰਹਿ ਭਗਤਾਂ ਨੂੰ ਜਮ ਜੋਹਿ ਨਾ ਸਾਕਾ ਕਾਲ ਨਾ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਹਿਤਾ ਸਹਿਤਾ ਸਭ ਭਗਤਾਂ ਚਰਣੀ ਲਾਗੀ ਗੁਰ ਕਾ ਸਹਿਜ ਸੁਭਾਈ ਮਨਮੁਖਾਂ ਨੂੰ ਪ੍ਰਤੀਤ ਨਾ ਆਵੀ ਅੰਤਰ ਲੋਭ ਸਵਾ ਗੁਰਮੁਖ ਹਿਰਦਾ ਸ਼ਬਦ ਨਾ ਭੇਦੀ ਹਰ ਨਾਮ ਨਾ ਲਾਗਾ ਪਾ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫਿੱਕਾ ਆਲਾ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ ਮੋਹ ਸਭ ਲੋਕ ਆ ਤੇਰੀ ਤੂੰ ਇੱਕ ਪੁਰਖ ਵਿਧਾਤਾ ਹਉ ਮੈਂ ਮਾਰ ਮਨਸਾ ਮਨਹਿ ਸਮਾਣੀ ਗੁਰ ਕਾ ਸ਼ਬਦ ਪਛਾਤਾ ਅਚਿੰਤ ਕੰਮ ਕਰਹੀ ਪ੍ਰਭ ਤਿਨ ਕੀ ਜਿਨ ਹਰ ਕਾ ਨਾਮ ਪਿਆਰਾ गुरु प्रसाद सदा मन बसिया सब काज सवारण हरा ओना की रीस परे सुबिगुच्चा जना हर प्रभ है रखवारा बिन सतगुर सेवे किना ना पाया मन मुख भौक मोए बिललाई आवहि जावहि ठौर न पावहि दुख मह दुख समाई गुरमुख होवा सो अमृत पीवा सहजे साच समाई बिन सतगुर सेवे जन्म ना छोटा अनेक कर्म करताई वेद पढ़ेता बात बखाना बिन हर पात गवाई सच्चा सतगुर साचे जिस बाणी भज छूटा गुर शरणाई जिन हर मन बसिया से दर साचे दर साचा सत्यारा ओना दी शोभा जुग जुग होई कोई ना नेतन हरा नानक तिनक सद बलहारा जिन हर राखिया उर तारा ओ नाली शोभा जुग जुग होई कोई न मेटन हारा नानक तिनक सद बलहारा जिन हर राखिया उर तारा वाहिगुरु जी का खालसा वाहिगुरु जी की फतेह। सोरठ महला तीजा घर पहला चित की एक ओंकार सतगुर प्रसाद भगतां दी सदा तू रखदा हर जीओ तोर तू रखदा आया प्रहलाद जन तुद राख लय हर जीओ हर नाख समार पचाया गुरमुखा नू प्रतीत है हर जीओ मन मुख भरम भुलाया